ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਭਿਦਿਆ ਕਿਸੇ ਆਨ ਨਾ ਮੀਠਾ ਰਾਮ ਰਾਜੇ ਮੇਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ ਰਾਮ ਰਾਜੇ ਹਰ ਚਰਨ ਕਮਲ ਮਨ ਭਿਦਿਆ ਕਿਸੇ ਆਨ ਨਾ ਮੀਠਾ ਰਾਮ ਰਾਜੇ ਮੇਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ ਰਾਮ ਰਾਜੇ ਹਰ ਘਟ ਘਟ ਡੀਠਾ ਅੰਮ੍ਰਿਤੋ ਉਠਾ ਜਨਮ ਮਰਨ ਦੁਖ ਨਾਠੇ ਗੁਣ ਨਿਧ ਗਾਇਆ ਸਭ ਦੁਖ ਮਿਟਾਇਆ ਹਾਂ ਮੈਂ ਬਿਨਸੀ ਗਾਠੇ ਪ੍ਰਯੋ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਭਿਦ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ ਗੁਰ ਪੂਰੈ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਹਰ ਰਤਨ ਪਦਾਰਥ ਪਰ ਗਟੋ ਪੂਰਨੋ ਛੋੜ ਨਾ ਕਤ ਹੋ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾ ਕੀ ਮਿਟੈ ਨਾ ਦਾਤੇ ਜਾਨ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਚ ਚਾਤ੍ਰਿਕ ਜਾਚੈ ਬੂੰਦ ਜਿਆਂ ਹਾਰ ਪ੍ਰਾਨ ਆਧਾਰਾ ਰਾਮ ਰਾਜੇ ਮਾਲਕ ਜੀਨਾ ਸੁਤ ਪ੍ਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਕੀ ਗਤ ਨਹੀਂ ਜਾਣੀਐ ਹਰ ਸਾਸ ਗਿਰਾਸ ਨ ਬਿਸਰੈ ਕਬਹੋਂ ਗੌਰ ਸਭ ਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਪਰਮ ਮੋਹ ਦੁਖ ਦਾਰਾ ਚਾਤ੍ਰਿਕ ਜਾਚੈ ਬੂੰਦ ਜਿਆਂ ਨਾਨਕ ਹਰ ਪਿਆਰਾ ਮਿਲੇ ਨਾਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ਤਾਠੀ ਪੀਤ ਪਰਮ ਕੀ ਪੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬਲ ਖਾਏ ਸਭ ਨਿਦ ਦੀਨ ਦਇਆਲਾ ਆਦ ਮੱਧ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਾਰ ਮਿਲੇ ਨਾਰਾਇਣ ਨਾਨਕਾ ਮਾਨੋਰਥ ਪੂਰਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਾਰਾਇਣ ਨਾਨਕਾ ਮਾਨੋਰਥ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਸਾ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦਿਆ ਕਿਛ ਆਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ।